ਨਾਸੀ ਨਾਰਾ ਦਾ ਕਰੇਜ ਮੁੰਡਾ ਬਾਲਾ ਕੈਂਟ ਸੀ ਨੀ ਦੁੱਕੀ ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ ਨਾਸੀ ਨਾਰਾ ਦਾ ਕਰੇਜ ਮੁੰਡਾ ਬਾਲਾ ਕੈਂਟ ਸੀ ਨੀ ਦੁੱਕੀ ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ ਉਹ ਜਿਹੜਾ ਠੇਕਿਆਂ ਨੂੰ ਕਰਦਾ ਸੀ ਟਿੱਚਰਾਂ ਲਾ ਗਈਆਂ ਤੂੰ ਮਿਲੋ ਕਿਹੜੇ ਕੰਮ ਨੀ ਸੋਹਣੀਏ ਨੀ ਮਾਣ ਤੈਨੂੰ ਸੱਚੇ ਦਿਲੋਂ ਚਾਹੁੰਦਾ ਸੋਹਣੀਏ